ਮਾਹੀ ਦੀਆਂ ਖਾਣਾ ਅੱਖਾਂ ਚਾਰ ਹੋ ਗਈਆਂ ਉੱਥੇ ਜੰਨਤ ਤੇ ਦੇਖਦਾ ਰਵਾਜ਼ੇ ਆਇਆ ਮੈਂ ਖੁਸ਼ੀਆਂ ਦੀ ਉੱਠਦੀ ਬਰਾਤ ਪਈ ਸੀ ਉੱਥੇ ਪੀੜਾਂ ਤੇ ਦੇਖ ਕੇ ਜਨਾਜ਼ੇ ਆਇਆ ਮੈਂ ਦਿਨ ਕੀ ਰਾਤ ਕੀ ਅੱਜ ਕੀ ਤੇ ਬਾਅਦ ਕੀ ਰਹਿ ਲਾਂਗੇ ਪੈਰੀ ਉਹਨਾਂ ਦੇ ਸਾਡੀ ਔਕਾਤ ਕੀ ਦੱਸਿਆ ਕਿ ਕੈਸੇ ਯੇ ਮੁਹੱਬਤ ਮੇਰੀ ਸਭ ਦਿਲ ਵਾਲੇ ਕਰਕੇ ਖੁਲਾਸੇ ਆਇਆ ਮੈਂ ਕੱਲ ਮਾਹੀ ਦੀਆਂ ਖਾਣਾ ਅੱਖਾਂ ਚਾਰ ਹੋ ਗਈਆਂ ਉੱਥੇ ਜੰਨਤ ਤੇ ਦੇਖ ਦਰਵਾਜ਼ੇ ਆਇਆ ਨੀਂਦਾ ਤੋਂ ਪਰਹੇਜ ਦਿਨ ਬੇਕਾਰ ਜਿਹਾ ਲੱਗਦਾ ਅੱਖ ਮੇਰੇ ਯਾਰ ਦੀ ਹਕੀਮ ਹਾਂ ਬਿਮਾਰ ਦੀ ਪੀੜਾ ਉੱਤੇ ਆਉਂਦਾ ਬੜਾ ਪਿਆਰ ਜਿਹਾ ਲੱਗਦਾ ਬੂਹੇ ਤੋਂ ਨਾ ਦੇ ਰਹਿੰਦੇ ਪੈਰ ਲੰਘਦੇ ਜਿਹੜੇ ਬੂਹੇ ਤੋਂ ਨਾ ਦੇ ਰਹਿੰਦੇ ਪੈਰ ਲੰਘਦੇ ਉਹ ਮੱਥਾ ਟੇਕ ਕੇ ਤੇ ਕੱਲ ਉਸ ਪਾਸੇ ਆਈ ਮੈਂ ਕੁਛ ਸ਼ਾਇਰੀ ਕੀ ਰੱਤ ਤੋਂ ਲਿਖਾ ਕੇ ਮੌਲਾ ਹਾਜ਼ਰ ਸੀ ਉੱਥੇ ਤੇ ਸੁਣਾ ਕੇ ਆਇਆ ਮੈਂ ਕੱਲ ਮਾਹੀ ਦੀਆਂ ਅੱਖਾਂ ਲਈ ਅੱਖਾਂ ਚਾਰ ਹੋ ਗਈਆਂ ਉੱਥੇ ਜੰਨਤ ਦੇ ਦੇਖ ਦਰਵਾਜ਼ੇ ਆਈ ਮੈਂ ਕੱਲ ਮਾਹੀ ਦੀਆਂ ਅੱਖਾਂ ਲਈ ਅੱਖਾਂ ਚਾਰ ਹੋ ਗਈਆਂ ਉੱਥੇ ਜੰਨਤ ਦੇ ਦੇਖ ਦਰਵਾਜ਼ੇ ਆਈ ਮੈਂ ਗੱਲ ਹੋ ਗਈ ਸੀਨੇ ਜਿਹੜੀ ਦਿੱਕਤਾਂ ਸੀ ਹੱਲ ਹੋ ਗਈ ਕੁਛ ਪਲ ਉਹਨਾਂ ਕੋਲ ਬੈਠ ਕੇ ਗੁਜ਼ਾਰੇ ਹਾਸੀ ਸਾਰੀ ਕਾਇਨਾਤ ਸਾਡੇ ਵੱਲ ਹੋ ਗਈ ਰੇਤ ਵਿੱਚ ਉਂਗਲਾਂ ਨੂੰ ਵਾਉਂਦੇ ਵਾਉਂਦੇ ਕੱਲ ਅਸੀਂ ਉਹਨਾਂ ਦੀ ਬਣਾ ਤਸਵੀਰ ਬੈਠੇ ਸ਼ਾਲਾ ਸਾਨੂੰ ਲੋਕ ਰੋਗੀ ਰੋਗੀ ਕਹਿਣ ਲੱਗੇ ਅਸੀਂ ਲੋਕ ਨੂੰ ਹੀ ਮਨ ਤਕਦੀਰ ਬੈਠੇ ਕੁਛ ਦਮਣੇ ਲੋਕਾਂ ਕੇ ਅਸੀਂ ਚੋਰੀ ਰੱਖੇ ਸੀ ਸਾਰੀ ਦੌਲਤਾਂ ਨੂੰ ਉਹਨਾਂ ਤੇ ਲੁਟਾ ਕੇ ਆਈ ਮੈਂ ਕੱਲ ਮਾਹੀ ਦੀਆਂ ਅੱਖਾਂ ਚਾਰ ਹੋ ਗਏ